ਅੱਖ ਮੈਂ ਵੇਖੀਆਂ ਉਹ ਇੱਕ ਬਸ ਸੋਹਣੀ ਜਿਹੀ ਲੱਗਦੀ ਸਾਨੂੰ ਮਸਤ ਮਲੰਗੋ ਕਰਕੇ ਸਾਡੇ ਤੇ ਹੋਈ ਜਾਦੂ ਪਾ ਗਈ ਤੂੰ ਸਾਡੇ ਦਿਲ ਉੱਤੇ ਛਾ ਗਈ ਪਾ ਗਈ ਸਾਨੂੰ ਪਿਆਰ ਦੀ ਲਹਿਰ ਚ ਲੈ ਗਈ ਤੂੰ ਸਾਨੂੰ ਦੂਰ ਕਿੱਥੇ ਲੈ ਗਈ ਲੈਲਾ ਮਜਨੂ ਵੇ ਮਿਰਜ਼ਾ ਸਾਹਿਬਾਂ ਨੂੰ ਛੱਡ ਦੇ ਵੇ ਸਾਨੂੰ ਮੌਕਾ ਵੇ ਤੂੰ ਦੇ ਦੇ ਮੈਂ ਤਾਂ ਤੇਰਾ ਬਣ ਗਿਆ ਵੇ ਲੈਲਾ ਮਜਨੂ ਵੇ ਮਿਰਜ਼ਾ ਸਾਹਿਬਾਂ ਨੂੰ ਛੱਡ ਦੇ ਵੇ ਸਾਨੂੰ ਮੌਕਾ ਵੇ ਤੂੰ ਦੇ ਦੇ ਮੈਂ ਤਾਂ ਤੇਰਾ ਬਣ ਗਿਆ ਵੇ ਪਹਿਲੀ ਵਾਰ ਸਾਨੂੰ ਸਾਹਮਣੇ ਮੈਂ ਰੱਖਾਂ ਆਪਣੇ ਨਾਲ ਜਿੱਥੇ ਵੀ ਹੋਵਾਂ ਤੇਰੀ ਯਾਦ ਮੈਨੂੰ ਆਵੇ ਦਿਨ ਰਾਤ ਤੈਨੂੰ ਅੱਖੀਆਂ ਦੇ ਸਾਹਮਣੇ ਮੈਂ ਰੱਖਾਂ